ਹੁਸਨ ਬਰੋ ਲੈ ਵਿੱਚ ਚੰਦ ਨਾਲ ਬੱਧ ਫੱਬੇ ਤੂੰ ਮੈਂ ਜੜੇ ਸਾਰੀਆਂ ਮੁੰਡਾ ਤੈਨੂੰ ਮਿਲਿਆ ਮਿਲ ਗਿਆ ਮੇਰੇ ਨਾਲ ਲਿਖ ਜਾ ਫਿਰ ਤਾਂ ਤੇਰਾ ਵੀ ਮਨ ਖਿਲਿਆ ਆਓ ਕਰ ਦੂੰਗਾ ਸੱਪੇ ਪੂਰੀਆਂ ਨੀ ਤੇਰੀਆਂ ਡਿਮਾਂਡਾਂ ਜਿਹੜੀਆਂ ਜਗਦੀਆਂ ਨਜ਼ਰਾਂ ਤੋਂ ਗਾੜ ਤੈਨੂੰ ਮੈਂ ਪਜਾਮਾ ਕੁੜੇ ਉੱਚਾ ਹੋ ਗਿਆ ਜੱਟ ਦਾ ਪਜਾਮਾ ਕੁੜੇ। ਕੁੜੀ ਸ਼ੀਸ਼ੇ ਮੂਰੇ ਪੋਜ਼ ਜੇ ਬਣਾ ਕੇ ਖੜਦੀ ਹਵਾ ਕਾਦੀ ਲੱਗੀ ਤੈਨੂੰ ਚੰਡੀਗੜ੍ਹ ਦੀ ਸ਼ੀਸ਼ੇ ਮੂਰੇ ਪੋਜ਼ ਜੇ ਬਣਾ ਕੇ ਖੜਦੀ ਕਿਵੇਂ ਰੁੱਤ ਬਾਰਕਾ ਨੇ ਤੇਰਾ ਉੱਚਾ ਹੋ ਗਿਆ ਨੀ ਇੱਥੇ ਜੱਟ ਦਾ ਪਜਾਮਾ ਕੁੜੇ ਉੱਚਾ ਹੋ ਗਿਆ ਜੱਟ ਦਾ ਪਜਾਮਾ ਕੁੜੇ ਉੱਚਾ ਹੋ ਗਿਆ ਜੱਟ ਦਾ ਪਜਾਮਾ ਕੁੜੇ ਉੱਚਾ ਹੋ ਗਿਆ ਤੇਰੀ ਆਲ ਜੇ ਸਤਾਊਗੀ ਤਾਂ ਕੀ ਕਰੂੰਗਾ ਕਹਿੰਦੀ ਪੈਗ ਪੁਗ ਲਾ ਲਿਆ ਕਰੀ ਯਾਦ ਆਉਣਗੇ ਜੇ ਸ਼ਿਮਲੇ ਦੇ ਟੂਰ ਮੱਲੀ ਕਹਿੰਦੀ ਮਨ ਸਮਝਾ ਲਿਆ ਕਰੀ ਚੇਤਾ ਗਿਆ ਨਾ ਦਿਮਾਗ ਚੋਂ ਜੇ ਤੇਰਾ ਉੱਤੋਂ ਪੈਗ ਪੁਗ ਲੱਗਾ ਹੋਇਆ ਮੇਰਾ ਤੇਰੇ ਸਹੁਰੇ ਘਰੇ ਗੇਟ ਮੂਰੇ ਮਾਰੂ ਮੁੱਕਰ ਗਈ ਹਾੜਾ ਹਾੜਾ ਸੀ ਉਹ ਪਾਈ ਜਿਹੜੀ ਸੌ ਤੋੜ ਗਈ ਉਹ ਕਿਤੇ ਕੌਣ ਤੇ ਕਰਾਰਾਂ ਨੂੰ ਵੀ ਮੁੱਕਰ ਗਈ ਹਾੜਾ ਹਾੜਾ ਸੀ ਉਹ ਪਾਈ ਜਿਹੜੀ ਸੌ ਤੋੜ ਗਈ ਮੈਂ ਜੂ ਆਥਣੇ ਠੇਕੇ ਦੇ ਕੋਲੇ ਜਾ ਕੇ ਰੰਮ ਪੀ ਦੂੰਗਾ ਖਾਰੇ ਦੇ ਵਿੱਚ ਪਾ ਕੇ ਬੋਤਲੀ ਚ ਦਿਸਗੀ ਜੇ ਤੂੰ ਬੱਲੀਏ ਕਹਿੰਦੀ ਬੋਤਲੀ ਚੜਾ ਲਿਆ ਕਰੀ ਉਹ ਤੇਰੀ ਯਾਦ ਜੇ ਸਤਾਊਗੀ ਤਾਂ ਕੀ ਕਰੂੰਗਾ ਕਹਿੰਦੀ ਪੈਗ ਰੋਕ ਲਾ ਲਿਆ ਕਰੀ ਯਾਦ ਆਉਣਗੇ ਜੇ ਸ਼ਿਮਲੇ ਦੇ ਟੂਰ ਬੱਲੀ ਆਏਗੀ ਦੀ ਮਨ ਸਮਝਾ ਲਿਆ ਤੈਨੂੰ ਕੀ ਦੱਸਾਂ ਮੈਂ ਕੁੜੀਏ ਨੀ ਤੇਰੇ ਕਰਕੇ ਕਿੰਨੀਆਂ ਕੁੜੀਆਂ ਦੇ ਤੈਨੂੰ ਕੀ ਦੱਸਾਂ ਮੈਂ ਕੁੜੀਏ ਨੀ ਤੇਰੇ ਕਰਕੇ ਕਿੰਨੀਆਂ ਕੁੜੀਆਂ ਦੇ ਪੁੱਛੇ ਨਾ ਮੇਰਾ ਪਰ ਕੋਲ ਨਾ ਮੇਰੇ ਖੜਦੀ ਜਦ ਮੈਂ ਕੁੜੀਆਂ ਕੋਲ ਖੜ ਜਾਵਾਂ ਮੈਂ ਸੁਣਿਆ ਬਾਲਾ ਸੜਦੀ ਮੈਂ ਸੋਚਾਂ ਸੁਪਨਿਆਂ ਵਿੱਚ ਵੀ ਤੇਰੇ ਮਗਰ ਦੌੜਦਾ ਕਬਰੂ ਵਿੱਚ जून दिया छुट्टियां च भूआ कोले आउना तपदी दोपहर बिच छत ते खलोना ओदा जून दिया छुट्टियां च भूआ कोले आउना तपदी दोपहर बिच छत ते खलोना अखा अगे घूमदी दो गुत्ता वाली ओ वेख वेख जीनू नी सी दिल भरदा ओनू पता कुछ ते क्यों सी चढ़दा लोका पाने सटिया मिट्टी ना करदा ओनू पता कुछ ते क्यों सी चढ़दा लोका पाने सटिया मिट्टी ਵਿਚਾਰੀਆਂ ਨੇ ਕੀਤੇ ਤਰਲੇ ਤੇ ਉਹਨੇ ਦਿੱਤਾ ਰਾਣੇ ਆ ਉਹ ਗੋਰੀਆਂ ਬਾਹਾਂ ਦੇ ਵਿੱਚ ਲਾ ਲਿਆ ਗੋਰੀਏ ਨੀ ਮੁੰਡਾ ਬਚਦਾ ਹੀ ਤਾਂ ਸਦਾ ਲਿਆ ਕਰੀ ਯਾਦ ਆਉਣਗੇ ਜੇ ਸ਼ਿਮਲੇ ਦੇ ਟੂਰ ਬੱਲੀਏ ਕਹਿੰਦੀ ਮਨ ਸਮਝਾ ਲਿਆ ਕਰੀ ਖਰੇ ਪਾ ਕੇ ਬੋਤਲੀ ਚ ਦਿਸਗੀ ਜੇ ਤੂੰ ਬੱਲੀਏ ਕਹਿੰਦੀ ਬੋਤਲੀ ਚੜਾ ਲਿਆ ਕਰੀ ਉਹ ਤੇਰੀ ਯਾਦ ਜੇ ਸਤਾਊਗੀ ਤਾਂ ਕੀ ਕਰੂੰਗਾ ਕਹਿੰਦੀ ਪੈਗ ਪੁੱਗ ਲਾ ਲਿਆ ਕਰੀ ਯਾਦ ਆਉਣਗੇ ਜੇ ਸ਼ਿਮਲੇ ਦੇ ਟੂਰ ਬੱਲੀਏ ਕਹਿੰਦੀ ਮਨ ਸਮਝਾ ਲਿਆ ਕਰੀ ਟੋਰ ਸ਼ੋਰ ਕੱਢ ਤੇ ਸ਼ਕੀਨੀ ਪੂਰੀ ਛੱਡ ਓ ਇੱਕ ਟੋਰ ਸ਼ੋਰ ਕੱਢ ਤੇ ਸ਼ਕੀਨੀ ਪੂਰੀ ਛੱਡ ਦੂਜਾ ਰੋਮ ਨੀ ਕਿਸੇ ਦਾ ਕਹਿੰਦੇ ਸੈਣਾ ਮੁੰਡਿਆਂ ਸ਼ਕੀਨ ਬੱਲੀਏ ਪੂਰੀ ਲਾ ਕੇ ਸ਼ਕੀਨੀ ਅਸੀਂ ਰਹਿਣਾ ਮੁੰਡਿਆਂ ਸ਼ਕੀਨ ਬੱਲੀਏ ਪੂਰੀ ਲਾ ਕੇ ਸ਼ਕੀਨੀ ਅਸੀਂ ਰਹਿਣਾ ਨਾਲ ਬਸਰੇ ਦੀ ਹੂਰ ਜਿਹੀ ਨਾਰ ਰੱਖਣੀ ਹੋ ਇੱਕ ਗੇੜੀ ਸ਼ੇੜੀ ਜੋਗੀ ਗੱਡੀ ਥਾਰ ਰੱਖਣੀ ਨਾਲ ਬਸਰੇ ਦੀ ਹੂਰ ਜਿਹੀ ਨਾਰ ਰੱਖਣੀ ਪੱਲੇ ਖੁੱਲਾ ਡੁੱਲਾ ਕੈਸ਼ ਪੂਰੀ ਕਰਨੀ ਐਸ਼ ਪੱਲੇ ਖੁੱਲਾ ਡੁੱਲਾ ਕੈਸ਼ ਪੂਰੀ ਕਰਨੀ ਐਸ਼ ਸਦਾ ਚੜ੍ਹਦੀ ਜਵਾਨੀ ਨੇ ਨੀ ਰਹਿਣਾ ਮੁੰਡਿਆਂ ਸ਼ਕੀਨ ਬੱਲੀਏ ਪੂਰੀ ਆ ਕੇ ਸ਼ਕੀਨੀ ਅਸੀਂ ਰਹਿਣਾ Hold on, wait, let me hop on the scene. New York, the Monday, I pass it in the shocking. Then you hustle the big, get kid, then they full of goddamn pretty. Then I'm a cut out her scene, girl. Hop in the ride with me. Lion need a lioness. All y'all do is talk, I ain't buying it. That's just how it is. Plus, I got that lean, they say I'm so in wild with it. They're the mild chemistry learning, just like the scientists. Iko hat to the bone, to me, back and all the jet to top of that, and do it, don't be a canadi. Iko hat to the bone, to me, back and all the jet to top of that, and do it, don't be a canadi. Turunga jato da dinga piche turengi. Turunga jato da dinga piche turengi. ਗੈਲ ਤੇਰਾ ਨਾ ਕੋਈ ਰਾਹ ਕੱਟਦਾ ਉਦੋਂ ਕਿੰਨੀ ਸੋਹਣੀ ਨੀ ਤੂੰ ਲੱਗਿਆ ਕਰੇਗੀ ਗੋਦੀ ਚੱਕਿਆ ਕਰੇਗੀ ਜਦੋਂ ਮੁੰਡਾ ਜੱਟਦਾ ਉਦੋਂ ਕਿੰਨੀ ਸੋਹਣੀ ਨੀ ਤੂੰ ਲੱਗਿਆ ਕਰੇਗੀ ਗੋਦੀ ਚੱਕਿਆ ਕਰੇਗੀ ਜਦੋਂ ਮੁੰਡਾ ਜੱਟਦਾ ਸਹੀ ਤੇ ਹੱਡਾਂ ਨੂੰ ਨਾ ਲਾਇਆ ਲਕੋਲ ਤੈਨੂੰ ਐਵੇਂ ਕਿਨੇ ਲੁੱਤੀ ਲਾਤੀ ਦਵਾਈ ਹੁੰਦੀ ਆ Just Fresh 158 Colmer Road Papa Totoy Auckland vich daalan te masalyan di sab to vaddi supermarket Just Fresh Just Fresh de is week de special vich Rajbhog rice 9.99 premium Rajbhog rice 13.99 kheere sirf 99 cents each Garewal chakki aata 20 kilo bag 20.99 verka kyo 1 liter 12.99 ate verka kyo 2 liter 22.99 fresh ਭਿੰਡੀਆਂ ਤੇ ਮੂਲੀਆਂ ਵੀ ਹਰ ਵੇਲੇ ਉਪਲਬਧ ਨੇ ਜਸਟ ਫਰੈਸ਼ ਸ਼੍ਰੀ ਦਸ਼ਮੇਸ਼ ਦਰਬਾਰ ਦੇ ਬਿਲਕੁਲ ਨਾਲ ਪਪਟੋਏ ਦੇ ਵਿੱਚ ਜਾਦੂ ਹੀ ਹੈ ਤੇਰੇ ਹੱਥਾਂ 'ਚ ਤਾਂ ਕਿਆ ਸਵਾਦ ਰੋਟੀ ਬਣਾਈ ਹੈ ਇਹ ਜਾਦੂ ਹੈ ਆਸ਼ੀਰਵਾਦ ਨਿਊਜ਼ੀਲੈਂਡ ਦਾ ਨਿਊਜ਼ੀਲੈਂਡ ਵਿੱਚ ਹੀ ਪੀਸਿਆ ਆਸ਼ੀਰਵਾਦ ਪਿਓਰ ਚੱਕੀ ਫਰੈਸ਼ ਆਟਾ ਬਾਈ ਸੱਚੀ ਸਵਾਦ ਆ ਗਿਆ ਆਸ਼ੀਰਵਾਦ ਨਿਊਜ਼ੀਲੈਂਡ ਹੈ ਤਾਂ ਫਿਰ ਕੋਈ ਹੋਰ ਆਟਾ ਪਸੰਦ ਵੀ ਨਹੀਂ ਆਏਗਾ ਅਸੀਂ ਆਸਟ੍ਰੇਲੀਆ ਤੋਂ ਪ੍ਰੀਮੀਅਮ ਕੁਆਲਿਟੀ ਦੀ ਕਣਕ ਲਿਆ ਕੇ ਨਿਊਜ਼ੀਲੈਂਡ ਵਿੱਚ ਹਾਈਜੀਨਿਕ ਚੱਕੀਆਂ ਵਿੱਚ ਪੀਸ ਕੇ ਬਿਲਕੁਲ ਫਰੈਸ਼ ਆਟਾ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਹੁਣ ਦੁਕਾਨ ਤੇ ਜਾ ਕੇ ਆਸ਼ੀਰਵਾਦ ਨਿਊਜ਼ੀਲੈਂਡ ਮੇਡ ਆਟਾ ਹੀ ਮੰਗਣਾ ਆਸ਼ੀਰਵਾਦ ਨਿਊਜ਼ੀਲੈਂਡ ਅੱਛਾ ਸੁਣੋ ਮੈਂ ਕਹਿ ਰਹੀ ਸੀ ਕਿ ਕਿੱਟੀ ਵੀ ਆਈ ਹੋਈ ਹੈ ਤੇ ਲੰਡਨ ਵਾਲੇ ਮਾਸੀ ਜੀ ਤੇ ਉਹਨਾਂ ਦੇ ਬੱਚੇ ਵੀ ਆਏ ਹੋਏ ਨੇ ਤੇ ਕੁਝ ਦਿਨਾਂ ਤੋਂ ਚਿੰਟੂ ਤੇ ਪਿੰਕੀ ਵੀ ਕਹਿ ਰਹੇ ਸੀ ਕਿ ਮੰਮੀ ਘੁੰਮਣ ਜਾਣਾ ਹੈ ਕੋਈ ਗੱਲ ਨਹੀਂ ਚੱਲ ਪੈਨੇ ਆ ਮੈਂ ਸੋਚ ਰਿਹਾ ਸੀ ਕਿ ਆਪਣੀ ਇੰਨੀ ਵੱਡੀ 10-12 ਜਣਿਆਂ ਦੀ ਫੈਮਿਲੀ ਹੈ 2-3 ਗੱਡੀਆਂ ਜਾਣਗੀਆਂ ਹੀ ਪਰ ਅਲੱਗ-ਅਲੱਗ ਜਾਣ ਦਾ ਮਜ਼ਾ ਨਹੀਂ ਆਉਂਦਾ ਓਹੋ ਤੁਸੀਂ ਸਿੱਧਾ ਰੂਬਲ ਵੈਨ ਰੈਂਟਲਸ ਨੂੰ ਫੋਨ ਕਰੋ ਜਿੱਥੇ ਤੁਹਾਨੂੰ ਮਿਲੇਗੀ 12 ਸੀਟਰ ਜੰਬੋ ਵੈਨ ਜਿਸ ਵਿੱਚ ਅਸੀਂ ਸਾਰੇ ਆਰਾਮ ਨਾਲ ਟਰੈਵਲ ਕਰ ਸਕਦੇ ਹਾਂ ਉਹ ਵੀ ਇੱਕ ਗੱਡੀ ਵਿੱਚ ਉਹ ਵੀ ਵਾਜਿਬ ਰੈਂਟ ਤੇ ਡਰਾਈਵਰ ਲੈ ਕੇ ਜਾਣ ਦੀ ਜਾਂ ਨਾ ਲੈ ਕੇ ਜਾਣ ਦੀ ਮਰਜ਼ੀ ਵੀ ਆਪਣੀ ਹੈ ਸ਼ਾਰਟ ਐਂਡ ਲੌਂਗ ਟਰਮ ਡੀਲਸ ਬਹੁਤ ਹੀ ਸਸਤੇ ਦਾਮਾਂ ਤੇ ਅਨਲਿਮਿਟਿਡ ਕਿਲੋਮੀਟਰਸ ਜੇ ਲਗੇਜ ਜ਼ਿਆਦਾ ਹੈ ਤੇ ਟ੍ਰੇਲਰ ਵੀ ਹਾਇਰ ਕਰ ਸਕਦੇ ਹੋ ਰੂਬਲ ਵੈਨ ਰੈਂਟਲਸ 0800-031-855 0200-0486 ਮਹਾਰਾਜਾ ਫੂਡ ਐਂਡ ਸਪਾਈਸਿਸ 42 ਐਵਲਨ ਡਰਾਈਵ ਹੈਮਿਲਟਨ ਆਪਣੇ ਪੰਜਾਬੀ ਭਰਾਵਾਂ ਦੀ ਆਪਣੀ ਸ਼ਾਪ ਕਾਲ 0784676224 ਤੇ ਮਹਾਰਾਜਾ ਫੂਡ ਐਂਡ ਸਪਾਈਸਿਸ ਦੇ ਇਸ ਵੀਕ ਦੇ ਸਪੈਸ਼ਲ ਵਿੱਚ ਹੌਕਿੰਸ ਕੁਕਰ 4 ਲੀਟਰ $54.99 ਨੇਚਰ ਗਿਫਟ ਰਾਈਸ 5 ਕਿਲੋ ਦੀ ਪੈਕਿੰਗ $9.99 ਕਨੋਲਾ ਆਇਲ 20 ਲੀਟਰ ਦੀ ਪੈਕਿੰਗ $38.99 ਵਾਲਨਟਸ $24.99 ਹਲਦੀਰਾਮ 245 ਔਰ 2.99 ਈਚ ਗੋਪਾਲਾ ਯੋਗਾ 245 ਔਰ 2.99 ਈਚ ਅਤੇ ਹਰ ਤਰ੍ਹਾਂ ਦੀਆਂ ਇੰਡੀਅਨ ਡਰਿੰਕਸ ਚਿਪਸ ਪੀਪੇ ਵਾਲੇ ਬਿਸਕਿਟ ਰਸ ਐਗਲਸ ਫਰੂਟ ਕੇਕ ਵੀ ਅਵੇਲੇਬਲ ਨੇ ਟੌਪਸ ਸ਼ਾਨ ਅਤੇ ਮਦਰ ਪੀਕਲ ਵੀ ਅਵੇਲੇਬਲ ਨੇ ਮਹਾਰਾਜਾ ਫੂਡ ਐਂਡ ਸਪਾਈਸਿਸ 42 ਐਵਲਨ ਡਰਾਈਵ ਹੈਮਿਲਟਨ ਰੇਡੀਓ ਸਪਾਈਸ ਆਪਣੇ ਖਾਸ ਸਰੋਤਿਆਂ ਲਈ ਲੈ ਕੇ ਆਇਆ ਹੈ ਖੁਸ਼ਖਬਰੀ ਹੁਣ ਤੁਸੀਂ ਨਿਊਜ਼ੀਲੈਂਡ ਦੇ ਕਿਸੇ ਵੀ ਸ਼ਹਿਰ ਚੋਂ ਰੇਡੀਓ ਸਪਾਈਸ ਦੇ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕੋਗੇ ਆਪਣੇ ਮਨਪਸੰਦ ਗਾਣੇ ਸੁਣਨ ਦੇ ਲਈ ਪ੍ਰੋਗਰਾਮਾਂ ਦੀ ਫੀਡਬੈਕ ਦੇਣ ਦੇ ਲਈ ਜਾਂ ਕੋਈ ਜਾਣਕਾਰੀ ਸਾਂਝੀ ਕਰਨ ਦੇ ਲਈ ਤੁਸੀਂ ਰੇਡੀਓ ਸਪਾਈਸ ਕਾਲ ਕਰ ਸਕਦੇ ਹੋ ਬਿਲਕੁਲ ਫ੍ਰੀ ਦੇ ਵਿੱਚ ਰੇਡੀਓ ਸਪਾਈਸ ਦੇ ਟੋਲ ਫ੍ਰੀ ਨੰਬਰ ਤੇ 0800-030-398 ਤੇ 0800-030-398 ਵੱਖ ਵੱਖ ਸਮੇਂ ਵੱਖ ਵੱਖ ਅੰਦਾਜ਼ ਰੇਡੀਓ ਸਪਾਈਸ ਸਮੇਂ ਦੀ ਆਵਾਜ਼